ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤ ਗੁਰ ਅੱਗਾ ਢਹ ਪਉ ਸਭ ਕਿਛ ਜਾਣਾ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣ ਭੀ ਚੱਲ ਹੈ ਪਾ ਦਰਗਹ ਹੈ ਪਾਵ ਹੈ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ ਮਹੱਲਾ ਤੀਜਾ ਹਾਰ ਗੁਣ ਤੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਾਰ ਗੁਣ ਰਵ ਹੈ ਗੁਣ ਮਹ ਰਹਾ ਸਮਾਏ ਪੌੜੇ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹੁ ਬਹੁ ਬਿਦ ਪਾਤੇ ਕਰ ਕੋਈ ਬੁੱਝਣ ਹਾਰਾ ਅੰਤਰ ਵਿਵੇਕ ਕਰ ਸੋ ਬੁੱਝੈ ਇਹੋ ਵਿਵੇਕ ਜਿਸ ਬੁੱਝੈ ਆਪੇ ਹਰ ਜਾਨ ਨਾਨਕ ਕਹੈ ਵਿਚਾਰਾ ਗੁਰਮੁਖ ਹਾਰੇ ਸੱਤ ਹਾਰੇ ਸੋ ਬੂਜੈ ਇਹੋ ਵਿਵੇਕ ਜਿਸ ਬੁੱਝਾਏ ਆਪੇ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਾਰੇ ਸੱਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਸੇਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਰਾਗ ਸੋਰਠ ਕੀ ਵਾਰ ਪੌੜੀ ਗਿਆਰਵੀਂ ਸਲੋਕਾਂ ਨਾਲ